ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਤੁਰ ਮਸਤਕ ਭਾਗ ਪੁਰਾਣ ਜੀਓ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਤੁਰ ਮਸਤਕ ਭਾਗ ਪੁਰਾਣ ਜੀਓ ਤੋਰ ਮਸਤਕ ਪਾਗ ਹਰ ਨਾਮ ਸੁਹਾਗ ਹਰ ਨਾਮ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮ ਹਰ ਸੁਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਿਗੁਰ ਮਨੁਆ ਮਾਨ ਜੀਓ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ ਜਨ ਪਰਧਾਨ ਜੀਓ ਤਿਨ ਹਮ ਚਰਨ ਸਰੇਵਹਿ ਖਿਨ ਖਿਨ ਪਗ ਧੋਵਹਿ ਜਿਨ ਹਰ ਮੀਠ ਲਗਾਨ ਜੀਓ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਰ ਉਰ ਪਾਇਆ ਹਰ ਨਾਮਾ ਕੰਠ ਤਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ जन पर धान जियो। सत संगत मन पाई हर रसन रसाई, विच संगत हर रस होए जियो। हर हर आराध्या गोर शब्द विगासिया, बीजा अवर ना कोए जियो। अवर ना कोए हर अमृत सोए, जिन पिया सो भिद जाने। तन तन गुरु पूरा प्रभ पाया, लग संगत नाम पछाण। नामो सेव नामो आराध, बिन नाम अवर ना कोए जियो। सत संगत मन पाई हर रसन रसाई, विच संगत हर रस होए जियो। हर दया प्रभ तारहो, पाखण हम तारहो, कड लेवहो शबद सोभाए जियो। मोह चीकड़ फाथे निघरत हम जाते, हार भाह प्रभु पकराए जियो। प्रभ भाह पकराई उत्तम मत पाई, गोर चरणी जन लागा। हर हर नाम जपिया आराध्या, मुख मस्तक पाग सपग्गा। जन नानक हर कृपा तारी, मान हर हर मीठा लाए जियो। हर दया प्रभ तारहो, पाखण हम तारहो, कड लेवहो शबद सोभाए जियो। जन नानक हर कृपा तारी, मान हर हर मीठा लाए जियो। हर दया प्रभ तारहो, पाखण हम तारहो, कड लेवहो शबद सोभाए जियो। वाहे गुरु जी का खालसा, वाहे गुरु जी की फतेह। आसा